ਪਛਾਣੇ ਜਾਂਦੇ ਲਲਕਾਰ ਤੋਂ, ਨਾਰ ਦੀ ਪਛਾਣ ਹੁੰਦੀ ਹੈ ਸ਼ਿੰਗਾਰ ਤੋਂ। ਆ ਗਿਆ ਨੀ ਉਹੀ ਪਿਲੋਟੇ ਹੋ ਜੋ ਸਾਰੇ ਯਾਰ ਪਹਿਲੀ ਕੈਬ ਉਹ ਸੂਰਮੇ ਪਛਾਣੇ।